घूमने आने वाले जैस्मिन सैंडलेस कहीं दीनी गल मिलो जग सारा जानदा कारा दा नी शौक थल्ले जाऊंगा ए निशान दा बीतल चलावे शाम पंदे गेड़िया साडिया ही फैन ने फरंडा तेरिया बीतल चलावे शाम पंदे गेड़िया साडिया ही फैन ने फरंडा तेरिया हो तैनू तकदा किला पुट जट दा निशाना पूरा कैम है मित्रा दी अख दा ਜੱਚਦੀ ਏ ਬਾਲੀ ਵੇ ਲਈ ਏ ਮਿਲਾਨ ਤੋਂ ਰੋਬਰਟੋ ਕਵਾਲੀ ਵੇ ਮੇਰੇ ਲਈ ਤੂੰ ਕਰਦਾ ਏ ਜੋਗਿੰਗ ਸਵੇਰੇ ਜੇ ਪਿਛਲੇ ਦਸੰਬਰ ਦਾ ਮਰਦਾ ਏ ਮੇਰੇ ਤੇ ਮੇਰੇ ਲਈ ਤੂੰ ਕਰਦਾ ਏ ਜੋਗਿੰਗ ਸਵੇਰੇ ਜੇ ਪਿਛਲੇ ਦਸੰਬਰ ਦਾ ਮਰਦਾ ਏ ਮੇਰੇ ਤੇ ਨਾ ਏ ਮੈਂ ਖੰਗ ਵੇ ਕਰਿਓ ਮਾੜਾ ਜਿਹਾ ਇੱਧਰ ਸੁਣ ਸੋਹਣਿਆ ਵੇ ਗੱਲ ਸੁਣ ਸੋਹਣਿਆ ਗੱਲਾਂ ਨਾਲ ਸਾਰਦੇ ਜੋ ਹੋਰ ਹੋਣਿਆ ਦਿਲ ਸਾਡਾ ਮੰਗਦਾ ਦੀਦਾਰ ਤੇਰੇ ਚਿਹਰੇ ਦਾ ਇੱਕ ਮਿੱਕ ਹੋ ਜੀਏ ਕੀ ਰੌਲਾ ਤੇਰੇ ਮੇਰੇ ਦਾ ਕੋਈ ਚੱਕਰ ਹੀ ਨਹੀਂ ਅਸੀਂ ਵੀ ਇਰਾਦਿਆਂ ਨੂੰ ਪੱਕਾ ਕਰੀ ਬੈਠਿਆ ਦਿਲ ਅਸੀਂ ਤੇਰੇ ਕਦਮਾਂ 'ਚ ਧਰੀ ਬੈਠਿਆ ਪੂਰਾ ਕੈਮ ਹੈ ਮਨ ਤੇਰੀ ਅੱਖ ਦਾ ਹੋ ਤੈਨੂੰ ਤੱਕਦਾ ਗੱਲਾਂ ਪੁੱਟ ਜੱਟ ਦਾ ਨਿਸ਼ਾਨਾ ਪੂਰਾ ਕੈਮ ਹੈ